ਤੇ ਮਠ ਮੇ ਦਾਰਮਾਲੇ ਮਠ ਮੇ ਦਾਰਮਾਲੇ ਵਕਤ ਜਮਾ ਜਾਨਾ ਕਿਸਰਾਜੀ ਵਕਤ ਜਮਾ ਜਾਨਾ ਕਿਸਰਾਜੀ ਸਲ ਮਤ ਨੇ ਦਾਰਮਾਸਰਾਜੀ ਜਾਨਾਨ ਮਾਂ ਮਖੀ ਮਾਖੀ ਤਵੀ ਮਾਂ ਮਖਾ ਮਖੀ ਮਾਖੀ ਤਵੀ ਬਿਨ ਸੁਗ ਮੈਂ ਸਦਾਸ ਮਾਂ ਕਿਸਰਾਜੀ ਬਿਨ ਸੁਗ ਮੈਂ ਸਦਾਸ ਮਾਂ ਵਕਤ ਜਮਾ ਜਾਨਾ ਕਿਸਰਾਜੀ ਦਲ ਮਤ ਮੇ ਦਾਰਮਾਸ ਕਿਸਰਾਜੀ ਜਾਨਾਨ ਬਾਵਰ ਦੇ ਖਾਮ ਖਾਬਰ ਜਾਨਾਨ ਬਾਵਰ ਦੇ ਖਾਮ ਖਾਬਰ ਬਦਸਤੜੀ ਸਲਦਤਵਾਨ ਕਿਸਰਾਜੀ ਬਦਸਤੜੀ ਸਲਦਤਵਾਨ ਕਿਸਰਾਜੀ ਵਕਤ ਜਮਾ ਜਾਨਾ ਕਿਸਰਾਜੀ ਸਲ ਮਤ ਮੇ ਦਾਰਮਾਸ ਕਿਸਰਾਜੀ ਕਲਾਰ ਕਾ ਪਰਾ ਡਾਲਰ ਉਬਰ ਪੁਖਤਾਨ ਪ੍ਰੀਤਾ ਕਲਾਰ ਕਾ ਪਰਾ ਜਦੇ ਖਿਸਾ ਪੁਖਤੁਨਿਸਤਾਨ ਕਿਸਰਾਜੀ ਜਦੇ ਖਿਸਾ ਪੁਖਤੁਨਿਸਤਾਨ پمیس کے سالا راجی وقت زماؤت جانا پمیس کے سالا راجی او سالمت نے دارما پمیس کے سالا راجی پمیس کے سالا وارش زما او حد جا پمیس کے سال راجی وقت زما او د جانا پمیس کے سال راجی او ظلمت میں دارما پمیس کے سال راجی پمیس کے سال